Dung. ਆ ਕੀ ਕਰਦਾ ਓ ਭਾਈ ਜੀਵ ਨੇ ਤਾਂ ਸਵਾਦ ਲਿਆਦਾ ਵੀ ਅੱਜ ਕੱਲ ਫੇਸਬੁੱਕ ਵਾਂਗ ਨਵੀਂ ਚੀਜ਼ ਆਈ ਆ ਸਨੈਪਚੈਟ ਉੱਥੇ ਮੈਂ ਆਪਣੀਆਂ ਸਟੋਰੀਆਂ ਪਾਉਂਦਾ ਨਾਲੇ ਲੋਕੀ ਮੇਰੀਆਂ ਸਟੋਰੀਆਂ ਦੇਖਦੇ ਵੀ ਆ ਉਹ ਨਾਲੇ ਸੱਚ ਭਾਈ ਉੱਥੇ ਭਾਬੀ ਵੀ ਹੈ ਭਾਬੀ ਲੈ ਦਿਖਾ ਤਾਂ ਹਾਂ ਹਾਂ ਲੈ ਦੇਖ ਕਦੇ ਹੁੰਦਾ ਏ ਕਲਾਸ ਕਦੇ ਕਾਰ ਚ ਕੱਲ ਜੀਦੇ ਨਾਲ ਖੜੀ ਸੀ ਬਾਜ਼ਾਰ ਚ ਕਦੇ ਹੁੰਦਾ ਏ ਕਲਾਸ ਕਦੇ ਕਾਰ ਚ ਕੱਲ ਜੀਦੇ ਨਾਲ ਖੜੀ ਸੀ ਬਾਜ਼ਾਰ ਚ ਏਦਾਂ ਹੁੰਦਾ ਏ ਤਿਆਰ ਜਿਵੇਂ ਚੱਲਿਆ ਸਟੇਜ ਉੱਤੇ ਗਾਉਣ ਹੁੰਦਾ ਏ ਮੈਂ ਤੇਰੀਆਂ ਸਟੋਰੀਆਂ ਚ ਦੇਖਿਆ ਨੀ ਮੁੰਡਾ ਦੱਸ ਹਾਂ ਨੀ ਮੁੰਡਾ ਦੱਸ ਹਾਂ All right.